ਉੱਥੇ ਭਾਪਣਾ ਵੀ ਜਾ ਕੇ ਪਿਕਸ਼ੋ ਕਰਦੀ ਆ ਇਹ ਤੋਂ ਇਹਦੇ ਉਤਾਰ ਲਾ ਤੁਸੀਂ ਰੋਕਿਆ ਕਿਸੇ ਭਾਪੀਆਂ ਭਾਪਣਾ ਰੁਕੀਆਂ ਨੇ ਆਪਸ ਸਹੀ ਨੇ 150 ਸਕੂਲ ਬਣਾਇਆ ਨਾ ਬੁਖਾਰੀ ਸ਼ਰੀਫ 'ਚ ਲਿਖਿਆ 150 ਜਿਹੜਾ ਨਾ ਬਣਾਵੇ ਜਿੰਨਾ ਤੁਸੀਂ ਜਾ ਸਕਦੇ ਉਹਨਾਂ ਸਕੂਲਾਂ 'ਚ ਹੀ ਉਹਦੇ ਪਿਓ ਦਾ ਨਸਾਬ ਪੜ੍ਹੀਂਦਾ ਪਿਆ ਅੱਲਾ ਦੇ ਬੱਚੇ ਠੀਕ ਕੀਤਾ ਤੋਹੀਦ ਬਣ ਗਈਆਂ 150 ਸਕੂਲ ਬਣਾ ਕੇ ਲੋਕਾਂ ਨੂੰ ਅੱਲਾ ਦੇ ਬੱਚੇ ਪੜ੍ਹਾ ਰਹੇ ਤੋਹੀਦ ਹੋ ਗਈ ਇਵੇਂ ਭਾਬੀ ਜ਼ਿਆਦਾ ਸਕੂਲ ਖੜਦੇ ਨੇ ਕਾਫੀ ਕਈ ਜਗ੍ਹਾ ਸੜਕ ਤੇ ਖੜੇ ਹੋ ਜਾਓ ਲਾਹੌਰ ਵਾਲੇ ਗਦ ਗਦ ਦਾੜੀਆਂ ਰੱਖੀਆਂ ਹੋਣਗੀਆਂ ਤਿੰਨ ਤਿੰਨ ਕੁੜੀਆਂ ਪਿੱਛੇ ਪਾਈਆਂ ਹੋਣਗੀਆਂ ਸਿਰ ਤੇ ਟੋਪੀ ਨਹੀਂ ਹੋਵੇਗੀ ਵਾਲ ਪੁੱਠੀ ਕੰਘੀ ਕੀਤੀ ਹੋਵੇਗੀ ਇੰਜ ਜਿਵੇਂ ਅਖਬਾਰ ਤੇ ਆਉਂਦਾ ਦਿਮਾਗੀ ਤਵਾਦਨ ਠੀਕ ਨਹੀਂ ਕਿਸੇ ਵੇਖਿਆ ਹੋਵੇ ਤਾਂ ਖੂਨ ਤਿੰਨ ਪਲਾ ਦਾ ਭਾਬੀ ਐਵੇਂ ਟੁਰੇਗਾ ਯਕੀਨ ਕਰੋ ਵੇਖ ਲਿਆ ਜੇ ਗੌਰ ਨਾਲ ਭਾਬੀ ਨੂੰ ਕਦੀ ਹੈ ਭਾਬੀ ਦਾ ਆਉਂਦਾ ਜੇ ਕੋਈ ਆ ਕੇ ਸਾਡੇ ਗੋਸ ਪਾ ਖਰਾ ਉਹ ਬੰਦਾ ਡਰ ਜਾਂਦਾ ਗੱਲ ਦਾੜੀ ਹੈ ਦੋ ਹਾਥੀ ਜਿਹੜਾ ਟੇਢੇ ਦਾ ਪਤਾ ਨੀ ਮਸਲਾ ਹੀ ਨਾ ਕੋਈ ਹੋਵੇ ਵਿਚਾਰੇ ਸਾਦੇ ਲੋਕ ਤਾਂ ਫਸਦੇ ਨੇ ਇਹਨਾਂ ਕੋਲ ਜਾ ਤੇ ਜੇ ਪਿਛਾਂ ਮੁੜ ਕੇ ਭਾਬੀਆਂ ਨੂੰ ਵੇਖ ਲਓ ਭਾਬੀਆਂ ਨੇ ਸਾਰੇ 11ਵੀਂ ਦਿੰਦੇ ਆਏ ਨੇ ਮੈਂ ਕੱਢ ਕੇ ਦੇਣਾ ਫਤਾਵਾ ਜੀ ਦੀ ਸ਼ਾਹ ਅਬਦੁਲ ਅਜ਼ੀਜ਼ ਸਾਹਿਬ 11ਵੀਂ ਦਿੰਦੇ ਰਹੇ ਭਾਬੀਆਂ ਦੇ ਵੜ ਕੇ ਇਮਦਾਦੁੱਲਾ ਮੁਹਾਜਰ ਮੱਕੀ 11ਵੀਂ ਦੇ ਮੈਂ ਕੱਢ ਕੇ ਦੇ ਸਕਦਾ ਮੈਂ ਮੁਜਰਮ ਨਾ ਕੱਢ ਕੇ ਲਾਓ ਨਾ ਪਿਛਾਂ ਖਵਾਇਆ ਅਜ਼ੀਜ਼ੁੱਲਾ ਮੁਫਤੀ ਅਜ਼ੀਜ਼ ਜਿਹੜੇ ਸਨ ਸ਼ਾਹ ਅਬਦੁਲ ਅਜ਼ੀਜ਼ ਸਾਹਿਬ ਮੁਸ਼ਰਕ ਹੋ ਗਏ ਨੇ 11ਵੀਂ ਦਿੰਦੇ ਸਨ ਹਾਜੀ ਇਮਦਾਦੁੱਲਾ ਮੁਹਾਜਰ ਮੱਕੀ ਮੁਸ਼ਰਕ ਹੋ ਗਿਆ 11ਵੀਂ ਦਿੰਦਾ ਸੀ ਲਾਓ ਫਤਵਾ ਕਿਤਾਬ ਮੈਂ ਵਿਖਾਉਂਦਾ 11ਵੀਂ ਦਿੰਦਾ ਮਤਲਬ ਜਾਇਜ਼ ਨਹੀਂ ਹਰਾਮ ਤੈਨੂੰ ਇੰਨਾ ਵੀ ਨਹੀਂ ਸਮਝ ਯਾਰ ਤੈਨੂੰ ਆਖਿਆ ਤੂੰ ਕੱਟਾ ਹੈ ਤੂੰ ਸੁਣ ਸਿਰਫ ਸਵਾਲ ਕਰਿਆ ਕਰ ਫਿਰ ਸੁਣਿਆ ਕਰ ਬਸ ਬੋਲਣਾ ਜਿਸ ਨੇ ਔਲਾਦ ਆਈ ਆ ਉਹ ਨਹੀਂ ਕਰਦੀ ਉਹ ਹਰਾਮ ਕਰ ਦਿੱਤਾ ਉਹਨਾਂ ਹੁਣ ਸਮਝ ਆਈ ਜਿਹੜੀ ਔਲਾਦ ਪਿਓ ਦੀ ਨਾ ਮੰਨੇ ਹਲਾਲਦੀ ਹੁੰਦੀ ਹਜ਼ੂਰ ਉਹ ਕਿੱਲੇ ਸੱਟ ਕੇ ਮਾਈ ਦੀ ਕਿੱਲੇ ਦੇ ਕੀ ਗਿਣਾ ਕਿੱਲੇ ਸੱਟ ਮਾਈ ਦੀ ਕਿਹੜਾ ਕਿੱਲਾ ਨੀ ਮਾਈ ਦਾ ਕੰਧ ਨਾ ਆਉਂਦਾ ਉਹ ਕਿੱਲੇ ਦੇ ਕੀ ਗਿਣਾ ਗਿਣਾ ਵੜ ਕੇ ਸਭ ਨੂੰ ਮਾਈ ਦੀਆਂ ਬਸ ਹੁਣ ਠੀਕ ਕੱਢ ਦਈਏ ਕਿਤਾਬਾਂ ਹਵਾਲੇ ਸਾਡੇ ਕੋਲ ਭਾਬੀ ਜਿਹੜਾ ਮਰਜ਼ੀ ਲਾਓ ਜੀ ਵੱਡਾ ਮਲਵਾ ਲਾਓ ਬਸ ਹੁਣ ਸੁਣਿਆ ਉਹਦੇ ਤੋਜੋ ਨਾਲ ਇਲਮ ਨਾਲ ਬੋਲੇਗਾ ਤੇ ਫੱਟੇ ਚੱਕ ਦੇਵੇ ਮੀਆਂ ਤੇਰੇ ਕੋਲ ਬੜਾ ਇਲਮ ਹੈ ਕਿ ਤੂੰ ਉਹਨਾਂ ਪਿੱਛੇ ਲੱਗਾ ਖੜਾ ਜਿਹਨਾਂ ਨੂੰ ਤੋਹੀਦ ਦਾ ਪਤਾ ਕੋਈ ਨਹੀਂ ਤੋਹੀਦ ਦੀ ਜਿੱਥੇ ਅੱਲਾ ਦੇ ਬੱਚੇ ਪੜ੍ਹਾਇਆ ਜਾ ਰਿਹਾ ਉਹਨੇ 150 ਸਕੂਲ ਬਣਾ ਦਿੱਤਾ ਉੱਥੇ ਇਲਮ ਤੇ ਬੜਾ ਹੈ ਨਾ ਇਹਦੇ ਬਾਰੇ ਕੀ ਆਣਾ ਹੈ ਖੋਲ ਮੂੰਹ ਆਖ ਬਿਦਤੀ ਹੈ ਬੇਈਮਾਨ ਹਾਫਿਜ਼ ਸਈਦ ਕਿਆ ਬੱਚੇ ਆਣੇ ਚਾਹੀਦੇ ਨੇ ਜਿਹੜੇ ਪੜ੍ਹਨਗੇ ਉਹ ਖਿਲਾਫ ਹੋ ਗਏ ਨਾ ਮੈਂ ਧਿਆਨ ਆ ਜਿਹਨੇ ਤੁਹਾਡੀ ਜਿਹਨਾਂ ਦੀ ਗੱਲ ਤੁਸੀਂ ਮੰਨਦੇ ਉਹਨਾਂ ਨੂੰ ਆਖੋ ਨਾ ਠੇਠੋ ਹੁਣ ਬਿਆਨ ਕਰੋ ਲੋਕਾਂ ਚ ਸਾਨੂੰ ਅੱਜ ਤੱਕ ਮੈਂ ਦੱਸਿਆ ਨਾ ਤੁਹਾਨੂੰ ਤੁਹਾਡਿਆਂ ਨੇ ਸਾਨੂੰ ਨਹੀਂ ਦੱਸਿਆ ਉਹਨਾਂ ਕੀ ਦੱਸਿਆ ਜੀ ਉਹਨੇ ਇਹੀ ਦੱਸਿਆ ਆਖੋ ਅੱਲਾ ਤੋਂ ਅੱਲਾ ਮੰਗਣਾ ਨਾ ਜਾਇਦ ਫਿਰ ਮੰਗ ਵੀ ਲਿਆ ਕਰੋ ਨਾ ਇਹ ਦੱਸਿਆ ਮੇਰੇ ਕੋਲ ਮੁੜੇ ਮੈਂ ਲੈਣਾ ਮਸਲਾ ਪੁੱਛਿਆ ਨਹੀਂ ਮਸਲਾ ਕਿਸੇ ਕੋਲ ਪੁੱਛਣਾ ਉਹਦੇ ਕੋਲ ਇਮਦਾਦ ਨਹੀਂ ਲਈਦਾ ਮੁਸ਼ਕਲ ਹੱਲ ਨਹੀਂ ਹੁੰਦੀ ਕਿ ਤੇਰੀ ਮੁਸ਼ਕਲ ਕੁਛ ਸਮਝ ਤੁਸੀਂ ਤੇਰੀ ਮੁਰਤਦਾ ਨੂੰ ਨਹੀਂ ਸਮਝੋ ਮੈਂ ਕਿ ਸ਼ਾਮ ਤੁਹਾਡੇ ਅੱਗੇ ਜਿਹੜੇ ਅਲੀ ਮੌਲਾ ਮੁਰਤਦਾ ਨੂੰ ਕੁਝ ਨੀ ਸਮਝਦੇ ਮੈਂ ਉਹਨਾਂ ਦਾ ਮੁਸ਼ਕਲ ਕੁਛ ਹੋ ਸਕਣਾ ਲੇਕਿਨ ਬੰਦਾ ਸਵਾਲ ਕਰੇ ਜਿਹੜਾ ਜਵਾਬ ਦਿੰਦਾ ਉਹਦੀ ਇਮਦਾਦ ਕਰ ਰਿਹਾ ਮੈਂ ਤੇਰੀ ਇਮਦਾਦ ਕਰ ਰਿਹਾ ਮੈਂ ਅੱਲਾ ਤੇਰੀ ਇਮਦਾਦ ਕਰ ਰਿਹਾ ਗੈਰ ਅੱਲਾ ਤੋਂ ਬਲਾਵਤ ਲੈਣੀ ਕਿਸੇ ਦੀ ਇਮਦਾਦ ਜੀ ਇਹ ਤਾਂ ਆਪਣਾ ਜਾਨ ਜੀ ਇਹ ਸਹੀ ਇਸ ਤਰ੍ਹਾਂ ਹੋਵੇਗਾ ਆਖੋ ਗੈਰ ਉਲਾ ਤੋਂ ਮੰਗਣਾ ਵੀ ਚੁੱਪ ਨਾਮ ਰਾਤ ਨੂੰ ਐਸੀ ਗਲਤ ਪੜਦਾ ਕੁੱਤੇ ਮੂੰਹ ਨਾਲ ਤੂੰ ਭੌਂਕਣਾ ਸੀ ਬੰਦੇ ਨਾ ਆਉਂਦੇ ਹੋਰ ਕੀ ਨਵੀਂ ਫਰਮਾਨੀ ਉਹ ਤੀ ਤੋਂ ਖੁਦਾ ਨਾਲ ਲੜ ਫਰਮਾਇਆ ਖੁਦਾ ਨੇ ਜ਼ਮੀਨ ਦੀਆਂ ਚਾਬੀਆਂ ਲੈਣੇ ਮੈਨੂੰ ਦਿੱਤੀਆਂ ਨੇ ਉਹਦੀ ਤੇ ਮੁਫਾਤੀ ਦਾ ਖਜ਼ਾਇਨਾ ਤੇ ਮੈਂ ਤੁਹਾਨੂੰ ਅਦੀਤ ਵਿਖਾ ਸਕਦਾ ਇਹ ਕੁਰਾਨ ਸਮਝਾਇਆ ਤੁਹਾਨੂੰ ਨਵੀਂ ਫਰਮਾਨ ਨੇ ਅੱਲਾ ਉਜੋਤੀਆ ਨਾ ਕਾਸਮ ਰੱਬ ਦਿੰਦੇ ਮੈਂ ਮੁਹੰਮਦ ਤਕਸੀਮ ਕਰਨਾ ਬੁਖਾਰੀ ਸ਼ਰੀਫ ਹੈ ਕੁਰਾਨ ਦੀ ਸਮਝਾਈਏ ਤੁਹਾਨੂੰ ਰੱਬ ਦੀ ਕੋਈ ਹੋਵੇ ਸੁਣ ਤੂੰ ਜਿਵੇਂ ਕਰਨਾ ਪਿਆ ਸੁਣ ਇਹਦਾ ਤਰਜਮਾ ਦੱਸ ਬੁਜ਼ਰਗਾ ਮੇਰੀ ਗੱਲ ਸੁਣ ਤਕਲੀਦ ਹਰਾਮ ਹੈ ਹਲਾਲ ਹੈ ਕੁਰਾਨ ਦੀ ਖੁਦ ਸਮਝਣਾ ਜਾਂ ਕਿਸੇ ਦੇ ਸਮਝ ਪਿੱਛੇ ਚੱਲਣਾ ਜੀ ਫਿਰ ਉਹਨਾਂ ਦੀ ਸਮਝ ਪਿੱਛੇ ਚੱਲਦਾ ਰਹਿਣਾ ਭਾਬੀ ਦਾ ਕੰਮ ਨਾਲੇ ਸਮਝ ਲਿਆ ਨਾਲੇ ਲੜ ਪਿਆ ਜੇ ਤੂੰ ਹੁਣ ਭਾਬੀ ਤੋਂ ਤੋਬਾ ਨਾ ਕੀਤੇ ਲੜਿਆ ਪਿਆ ਜਿਹੜਾ ਖਬੀਸ ਮਤਲਬ ਜੇ ਤੂੰ ਤੋਬਾ ਨਾ ਕਰ ਇਹ ਨਾ ਚੇ ਲਿਖਿਆ ਕਰਾ ਕੱਚੂ ਕੁਮਾ ਕਾਲ ਯਾਰਵੀਂ ਰਾਮ ਮੈਂ ਕੱਢ ਕੇ ਦੇ ਸਕਦਾ ਕੱਚੂ ਕੁਮਾ ਕਾਲ ਸ਼ਰਾਬ ਪਾ ਕੇ ਮੈਂ ਭਾਬੀਆਂ ਦੀ ਕਿਤਾਬ ਚ ਪੜ੍ਹ ਦੇਣਾ ਕੁਰਾਨ ਚ ਅੱਲਾ ਫਰਮਾਇਆ ਹਰਾਮ ਹੈ ਸ਼ਰਾਬ ਪਲੀਤ ਹੈ ਸ਼ਰਾਬ ਇਹਨਾਂ ਵੱਲ ਖਮਰ ਵੱਲ ਮੈਸਰ ਸਫ਼ਰ ਤੋਂ ਰਿਛ ਇਹ ਸਾਰੀਆਂ ਚੀਜ਼ਾਂ ਪਲੀਤ ਨੇ ਭਾਬੀਆਂ ਦੇ ਪਾਕ ਲਿਆ ਸਭ ਇਹਨਾਂ ਜੀ ਸ਼ਰਾਬ ਪਾ ਕੇ ਉਹ ਕੁਝ ਵੀ ਨੀ ਸਭ ਕਿਹਾ ਭਾਬੀਆਂ ਦੇ ਵੱਡੇ ਕਾਫਰ ਸਨ ਤੂੰ ਮੀਆਂ ਪਤਾ ਕੀ ਕਰਨਾ ਤੂੰ ਆਨਾ ਭਾਬੀਆਂ ਨੂੰ ਪੋਚਾ ਫੇਰ ਕੇ ਮੈਂ ਬਚਾਵਾਂ ਉਹਨਾਂ ਦੀਆਂ ਕਿਤਾਬਾਂ ਸਾਡੇ ਕੋਲ ਦੋ ਅਲਮਾਰੀਆਂ ਭਰੀਆਂ ਸੀ ਤੇਰੇ ਪੋਚੇ ਨਾਲ ਭਾਬੀ ਨਹੀਂ ਵਿੱਚ ਲਿਖਿਆ ਸ਼ਰਾਬ ਪਾ ਕੇ ਵਿੱਚ ਲਿਖਿਆ ਮਨੀ ਪਾ ਕੇ ਵਿੱਚ ਲਿਖਿਆ ਕੱਚੂ ਕੁਮਾ ਖਾਓ ਮੈਂ ਕੱਢ ਕੇ ਵਿਖਾ ਸਕਣ ਕਾਂ ਖਾਓ ਗੋ ਖਾਓ ਮੈਂ ਵਿਖਾ ਸਕਣ ਬੁਖਾਰੀ ਸ਼ਰੀਫ ਲਿਖਿਆ ਕੱਚੂ ਕੁਮੇ ਦਾ ਜ਼ਿਕਰ ਯਾਰ ਭਾਬੀ ਇੱਥੇ ਤੂੰ ਕਹਿ ਉਹ ਕਾਫਰ ਕਬਜ਼ਾ ਕਰਨਾ ਚਾਹਨਾ ਤੇਰੇ ਕੋਲ ਫੌਜ ਹੈ ਲੜਾਕੀ ਮੈਨੂੰ ਇਮਦਾਦ ਦੇ ਉਹਨੇ ਇਮਦਾਦ ਤੋਂ ਇਨਕਾਰ ਕਰ ਦਿੱਤਾ ਇਹਨੇ ਉਹਨੂੰ ਦੀ ਦਿੱਤੀ ਤੇ ਇਮਦਾਦ ਲਈ ਬਾਬੀ ਦੀ ਦੇ ਕੇ ਇਮਦਾਦ ਲੈਵੇ ਤੇ ਉਹ ਜਾਇਦ ਹੈ ਤੇ ਸੁਣੀ ਵਧੀਆ ਕੋਈ ਇਮਦਾਦ ਲਾਵੇ ਤੇ ਸਿਰੇ ਮੁਕਦੀ ਹੋਵੇਗੀ ਆਖ ਵੱਡਾ ਨਜ਼ਦੀਕ ਕਾਫਰ ਸੀ ਨਹੀਂ ਮੈਂ ਤੇਰੀ ਗੱਲ ਸੁਣ ਤੂੰ ਮੈਨੂੰ ਸਮਝਾਉਣਾ ਹੈ ਕਿ ਸੁਣਨਾ ਹੈ ਮੀਆਂ ਤੇਰੀ ਇਹ ਅਟਕਲ ਜੇ ਮੈਂ ਨਹੀਂ ਫਸ ਸਕਦਾ ਗੱਲ ਮੇਰੇ ਕੋਲ ਨਹੀਂ ਹਵਾਲੇ ਸ਼ਖਸ ਮਰਦੂਦ ਹੈ ਹਾਂਜੀ ਅੱਜ ਵੀ ਕਹਾਂਗੇ ਕੱਲ ਵੀ ਨਾ ਲੈ ਕੇ ਨਾ ਵੱਡ ਕਿਵੇਂ ਹੋਏਗੀ ਸਰ ਅਸੀਂ ਤੁਹਾਨੂੰ ਪਤਾ ਮੇਰੇ ਜੁਮਾ ਤੂੰ ਨਹੀਂ ਸੁਣਿਆ ਕਿਵੇਂ ਵੱਡ ਦਾ ਸਬਕ ਪੜਾਇਆ ਉਹ ਮੌਜੂਦ ਇਹ ਰੋਲੇ ਵਾਲੀ ਗੱਲ ਇੱਥੇ ਨਹੀਂ ਆਖ ਅਬਦੁਲ ਵਹਾਬ ਨਜ਼ਦੀ ਮਰਦੂਦ ਸੀ ਨਵਾਬ ਵਹੀਦੁਲ ਜ਼ਮਾਨ ਹੈਦਰਾਬਾਦ ਦੀ ਖਬੀਸ ਹੈ ਕਿਉਂਕਿ ਤੂੰ ਵੱਖਰਾ ਨੀ ਕਰਨਾ ਕੁਝ ਨੀ ਮੀਆਂ ਕੁਝ ਨੀ ਹੁੰਦਾ ਕੁਛ ਵੀ ਨੀ ਖੈਰ ਨਾ ਇਹ ਸਾਡੇ ਕੋਲ ਰਵੇ ਰਾਤ ਅਸੀਂ ਰੋਟੀਆਂ ਖਵਾਵਾਂਗੇ مہمان بنے ساڈا اسی خدمت کراں گے دو دن لیکن مسئلہ اسا سیدھا دے تے تر دوندے نہیں یار اسا این نہیں آکھنا جڑا وی ہوے تا آکھنا فلانے دا نام لے کے آکھنا یعنی آکھے اوے جڑے قابل نے ظلم کیتا ہے ممتاز قادری خلاف بولیا عیسائیاں دے نال جبیاں پائیاں نے اسی آنے او بغیرت میں چار سو مدد مصروف بندہ دنیا اسلام دے بارے گل کر سکتا ہوں اسلام دے پٹھا کول کر دے تیرے پیچھے چل پیے سویرے سارے کدو بنے ہوئی ہاں جی بس تو اسلام دے بارے کی سوچے گا تو پٹھا اپنا گول کیتی کھڑے اللہ بس وہی گل میں آگے دسیا نا جمعے جو ہی شاید اللہ جان دے جی کڑا ٹھیک اللہ نے اصول دسے نے سارے قرآن حدیث صاحب نے بیان کیتا ہے سانو پتہ ہے کیڑا ٹھیک ہے کیڑا غلط اس لیے کیوں پتہ لگ گیا تینوں پتہ مجھے لگے سبحان اللہ ہن اللہ جان دے تو پھر تو جان دے ہن اللہ جان دے پھر تو جان دے ٹھیک بچ بھابیاں تینوں جویں قرآن دی سمجھا دتا ہے نا یار دس پانی پی رہا ہاں میں اپنا نفع کر رہا نقصان ہے نفع میں پانی نہ پیویں پھر نقصان میں تفے نقصان دا مالک ہے اگو چپ کر گیا میں کہ دس روٹی روٹی کھا رہے ہیں ہاں میں کہ روٹی کھاوے تو اپنا نفع کرنا ہے نقصان ہے نفع میں کہ نہ کھاوے روٹی چھڑ دیں پھر اے نقصان میں کہ تو نفع نقصان دا مالک ہے میں تے رسول نہیں سی بھابیاں تینوں قرآن سمجھایا یہ بھابیاں میں کہ تینوں قرآن سمجھایا قرآن بھابی سمجھ جائے تو اس دن ادھر ہی نہیں آ سکتا غلطیاں غلطیاں نہیں کافر ہو گئے مرتد ہو گئے بےمان ہو گئے جی انہاں دے عمل جلے قرآن حدیث ہٹ گیا وہ کافر ہو گئے کیڑے ٹھیک ہے انہاں دا عقیدہ پہلے ہٹیا عقیدہ پہلا عقیدہ بھی ہٹ گیا عمل بھی ہٹ گیا وہ کافر ہو گئے ٹھیک ہے اپا اج بھی قبراں تے جانے ہیں ٹھیک ایک منٹ میری پہلے گل قبر چادر لکھ کے پائی پی جس پل شریف بالکل صحیح سورت ناس صحیح درو شریف کلمہ شریف آیا یہ جائز بالکل حرام اصا کدی نہیں پائی کدی آخیا کسی نے روکنے ہیں لوگوں میں کئی بار روکے بھی قبر سے چادر نہ پاؤ اتنے کٹا بھی پہنتا ہے تو چڑیاں بٹھا بھی کر دیا ابھی کٹیاں کر کے رکھ دینا جی سڈے دوستوں رل کے سارے بزرگوں کروڑوں کے قریب پیسہ لگ گیا ہونا کروڑ کے قریب جہے قرآن محل بنوائے نے پورے ملک اج بھابیاں بھی ایک بنایا قرآن محل اچھا قرآن کے تحفظ واسطے سارے دوست بورے چک کے قرآن پاک کے اللہ رسول کے نام روڑیاں تو لبھے ہوں بھابیاں بھی کوئی طرح تک کسی کو بھابی ویکھی بورا چک کے خدا رسول کا نام روڑیاں تو بھابی ہوں سانو ادب سکھائے گا قبروں کا احترام مگر ان کو سجدہ آرام ہوں بھابیاں سانو ادب سکھانا ڈگے پہ ہوں جی یہ نالیاں چ جانے غلط ہے غلط ہے بس میرا مطلب ہے بھابی غلط ہوئے اور 1956 June 1956 ਦੀਆਂ ਤਮਾਮ ਪਾਕਿਸਤਾਨ ਦੀਆਂ ਵੱਡੀਆਂ ਅਖਬਾਰਾਂ ਤੇ ਰਸਾਲਿਆਂ 'ਚ ਖਬਰ ਮੌਜੂਦ ਹੈ ਕਿ ਉਹ ਆਇਆ ਸੀ ਇੱਥੇ ਹਿੰਦੁਸਤਾਨ। ਉਦੋਂ ਸੀ ਪੰਡਿਤ ਜਵਾਹਰ ਲਾਲ ਨਹਿਰੂ ਇੰਡੀਆ ਦਾ ਵਜ਼ੀਰ ਆਜ਼ਮ। ਉਸਨੇ ਆ ਕੇ ਤੇ ਬੁੱਤ ਦੇ ਉੱਤੇ ਇੰਡੀਆ ਦੇ ਇੱਕ ਮੰਦਿਰ 'ਚ ਬੁੱਤ ਦੇ ਉੱਤੇ ਨਾਰੀਅਲ ਦੇ ਪਾਣੀ ਦੀ ਭੇਂਟ ਚੜਾਈ ਸੀ ਤੇ ਜਿਵੇਂ ਹਿੰਦੂ ਇਬਾਦਤ ਵਾਸਤੇ ਹੱਥ ਬੰਨ੍ਹ ਕੇ ਖੋਂਦੇ ਨੇ ਬੁੱਤ ਅੱਗੇ ਉਵੇਂ ਖਲੋਤਾ ਸੀ। ਉਸ ਤੋਂ ਬਾਅਦ ਫਿਰ ਉਹਨੇ ਜਵਾਹਰ ਲਾਲ ਨਹਿਰੂ ਨੂੰ ਦਾਅਵਤ ਦਿੱਤੀ ਸੀ ਕਿ ਤੂੰ ਸਾਊਦੀ ਅਰਬ ਆ। ਉਹ ਸਾਊਦੀ ਅਰਬ ਗਿਆ ਸੀ ਤੇ ਇਹਨੇ ਬੱਚੀਆਂ ਆਰੀਆਂ ਕੱਢ ਕੇ ਚੋਂਦਾ ਇਸਤਕਬਾਲ ਕਰਾਇਆ ਸੀ ਤੇ ਨਾਅਰੇ ਲਵਾਇਆ ਸਨ ਯਾ ਰਸੂਲ ਸਲਾਮ ਨਹਿਰੂ, ਯਾ ਰਸੂਲ ਸਲਾਮ ਨਹਿਰੂ ਤੇ ਤਮਾਮ ਉਲਮਾ ਨੇ ਇਹਦੇ ਤੇ ਕੁਫਰ ਦਾ ਫਤਵਾ ਲਾਇਆ ਸੀ ਤੇ ਵਾਦੀਆਂ ਨੇ ਇਹਦਾ ਦਫਾ ਕੀਤਾ ਸੀ। ਇਹ ਬੁੱਤ ਤੇ ਨਾਰੀਅਲ ਦੀ ਭੇਂਟ ਚੜਾਵਣੀ ਇਹ ਨਜ਼ਰ ਨਹੀਂ ਆਉਂਦੀ ਤੇ ਇਹ ਕਬਰਾਂ ਤੇ ਚਾਦਰਾਂ ਨਜ਼ਰ ਆ ਗਈਆਂ ਨੇ। ਗਲਤ ਗੱਲ ਜ਼ਰੂਰ ਕਰਨੀ ਇੱਕ ਵਾਰੀ ਲੱਗ ਸੋਚ ਕੇ ਕਰਨੀ। ਤੂੰ ਪੁੱਤਰ ਸਮਝਾਇਆ ਨਾ ਕਰ, ਤੂੰ ਸਮਝਾਉਣ ਜੋਗਾ ਨਹੀਂ ਹੈ, ਤੂੰ ਫਿਰ ਸਮਝਾਉਣ ਸ਼ੁਰੂ ਹੋ ਗਿਆ ਨਾ। ਜਵਾਬ ਤੂੰ ਨਹੀਂ ਜਾਣ ਜੋਗਾ ਕਿਸੇ ਦਾ, ਮੇਰੀ ਗੱਲ ਤੂੰ ਸੁਣ ਲਾ। ਸ਼ੈਤਾਨ ਤਕੜਾ ਸੀ ਸ਼ੈਤਾਨ ਤਕੜਾ ਗੱਲ ਠੀਕ ਹੈ ਨਾ, ਕਈਆਂ ਦਾ ਸ਼ੈਤਾਨ ਤਕੜਾ ਹੁੰਦਾ। ਮੇਰੀ ਗੱਲ ਨੀ ਸਮਝ ਆਈ, ਤੂੰ ਫਿਰ ਮਧਾਣੀ ਦਾ ਬਾਦਸ਼ਾਹ ਪਾਣੀ ਮਧਾਣੀ ਤੇਰਾ ਸ਼ਤਾਨ ਨੀ ਤੇਰੇ ਸਾਹਮਣੇ ਵਾਲਾ ਦੇ ਬੱਚੇ ਪੜ੍ਹਾਈ ਜਾਂਦੇ ਆਪਸ ਤੂੰ ਖੜਾ ਟੂਏ ਤੁਸੀਂ ਸਮਝਾਈਓ ਨਾ ਖਬੀਸਾ ਤੈਨੂੰ ਕੁੱਤਿਆਂ ਨੇ। ਕੰਜਰੀ ਦੇ ਪੁੱਤਰਾਂ ਨੂੰ ਆਖੋ ਯਾਰ ਜ਼ਬਾਨ ਖੋਲੋ ਸਕੂਲਾਂ ਦੇ ਖਿਲਾਫ, ਵੇਚ ਅੱਲਾ ਦੇ ਬੱਚੇ ਪੜ੍ਹਾਈ ਜਾ ਰਹੇ ਨੇ ਫਿਰ ਕੀ ਹੋਇਆ। ਉਹਨਾਂ ਨੂੰ ਆਖੋ ਕੁੱਤਿਓ ਜ਼ਬਾਨ ਖੋਲੋ, ਸਾਰਾ ਅਰਬ ਖਾ ਕੇ ਜਿਹੜੇ ਆਸ ਲੁੱਟ ਕੇ ਸਾਰੇ ਜਾਣਦੀਆਂ ਖੱਲਾਂ ਖਾ ਗਏ ਹੋ ਤੇ ਜ਼ਬਾਨ ਤੁਹਾਡੇ ਪਿਓ ਨੇ ਖੋਲਣੀ, ਅੱਲਾ ਦੇ ਬੱਚੇ ਕੌਮ ਪੜ੍ਹਦੀ ਹੈ ਪਈ ਤੀਆਂ ਝੁੰਮਰ ਪਾਉਂਦੀਆਂ ਨੇ ਭਾਵਣਾ ਬਣੇ ਯਾਰਵੀਆਂ ਰਾਮ ਇਹਦੇ ਠੀਕ ਹੈ। ਪੁੱਛੋ ਨਾ ਭਾਵਣ ਨੂੰ ਭਾਵਣੀਆਂ ਕਿਉਂ ਨੱਚਣੀਆਂ ਬੁਖਾਰੀ 'ਚ ਪੜ੍ਹੀ, ਇਹੀ ਕਦੇ ਸਕੂਲੇ ਵੀ ਜਾ ਕੇ ਸਵਾਲ ਕੀਤੇ ਨੀ ਕਿ ਕੰਜਰ ਖਾਨਾ ਕਿਉਂ ਬਣਿਆ ਖੜੇ। ਤੇਰੇ ਨਾਲ ਕੋਈ ਗੱਲ ਨੀ ਹੁਣ ਸਰ, ਕਿਉਂਕਿ ਤੂੰ ਤੇਰੇ ਵਾਕਈ ਤੇਰਾ ਸ਼ਤਾਨ ਤਕੜੇ, ਤੇਰੇ ਸਾਹਮਣੇ ਅੱਲਾ ਦੇ ਬੱਚੇ ਵਿਖਾਏ ਨੇ, ਤੇਰੀ ਜੂਹ ਨੀ ਰਹੀ, ਤੂੰ ਆਂਹਦਾ ਆਫਿਸ ਸਹੀ ਕਮੀਨਾ ਮੌਲਵੀ ਭਾਬੀ ਕਮੀਨਾ ਨੇ ਜਿਹੜੇ ਜ਼ਬਾਨ ਨੀ ਖੋਲਦੇ ਇਹਨਾਂ ਦੇ ਖਿਲਾਫ਼, ਉਹਨੇ 150 ਸਕੂਲ ਖੋਲਿਆ ਵਿੱਚ ਅੱਲਾ ਦੇ ਬੱਚੇ ਪੜ੍ਹਾਇਆ ਜਾ ਰਿਹਾ ਕਮੀਨਾ ਨੀ। ਤੁਸੀਂ ਇਹ ਚਾਹੁੰਦੇ ਜੇ ਕਿ ਤੁਹਾਡੀ ਜ਼ਬਾਨ ਦੇ ਮੁਤਾਬਕ ਮੈਂ ਉਸ ਚੀਜ਼ ਨੂੰ ਦੁਹਰਾਵਾਂ, ਲੇਕਿਨ ਮੈਂ ਤੇਰਾ ਆਪਣਾ ਦਿਮਾਗ ਤੈਨੂੰ ਨਹੀਂ ਦੱਸਦਾ ਕਿ ਅੱਲਾ ਦੇ ਬੱਚੇ ਜਿਹੜਾ ਪੜ੍ਹਾ ਵਾਸਤੇ ਸਕੂਲ ਖੋਲਿਆ ਕੌਣ ਹੁੰਦਾ, ਤੇਰਾ ਆਪਣਾ ਦਿਮਾਗ ਇਹ ਗੱਲ ਤੈਨੂੰ ਨਹੀਂ। ਮੁਨਾਫਿਕ ਨਾਮ ਰਾਧਾ ਨਬੀ ਪਾਕ ਨਾ ਲੈ ਕੇ ਫਰਮਾਇਆ ਤੂੰ ਮੰਨਦਾ ਫਖਰ ਜਾਣਦਾ ਮੁਨਾਫਿਕ, ਤੂੰ ਨਿਕਲ ਇੱਥੋਂ ਤੂੰ ਮੁਨਾਫਿਕ ਨਾ ਲੈ ਰਹਿੰਦੇ ਮਰ ਹਦੀਸ ਕਮਣੇਵੇਂ ਦੱਸ ਰਿਹਾ ਯਾਰ, ਕੱਟੇ ਬਣੇਵੇਂ ਤੂੰ ਹਦੀਸ ਪਾਕ ਦੱਸ ਰਿਹਾ, ਤੂੰ ਕਹਿ ਉਹਨਾਂ ਨੂੰ ਉਸ ਤਰੀਕੇ ਨਾਲ, ਵਰਨਾ ਮੁਨਾਫਿਕ ਹੈ ਤੂੰ। ਹਦੀਸ ਨਜ਼ਰ ਨੀ ਆਉਂਦੀ ਹੁਣ ਆਫਤ ਸਹੀਦ ਬਾਰੇ ਤੈਨੂੰ ਹਦੀਸ ਨਜ਼ਰ ਆ ਗਈ ਹੈ, ਜਿਹਨੇ ਬਰੇਲਵੀਆਂ ਨੂੰ ਗਾਲਾਂ ਕੱਢਦੇ ਨੇ ਮੌਲਵੀ ਤੇ ਤੁਸੀਂ ਖੁਦ ਵੀ ਕੱਢਣਾ, ਉਹਨੇ ਹਦੀਸ ਨਜ਼ਰ ਨੀ ਆਉਂਦੀ। ਅੱਛਾ ਯਾਦ ਕਸ਼ਮੀਰ ਨਾਲ ਹੁੰਦਾ ਪਿਆ ਭੋਸੜੀ ਦੀ 35 ਕਰੋੜ ਮੁਸਲਮਾਨ ਇੰਡੀਆ ਚ 1.5 ਕਰੋੜ ਨੂੰ ਆਜ਼ਾਦੀ ਦਾ 35 ਕਰੋੜ ਖੱਤੀਆਂ ਥੱਲੇ ਪਿਆ ਲਵੇ ਇਟਲੀ ਚ ਇਹ ਤਾਂ ਆਜ਼ਾਦੀ ਯਾਦ ਹੁੰਦਾ ਸਿਆਬਾ ਯਾਦ ਕਰਦੇ ਸਨ ਗਰੀਬੀ ਆ ਗਈ ਪੋਸੜੀ ਦਾ ਜਿਹੜਾ ਉੱਠਦਾ ਮੁਜਾਹਿਦ ਨਿਕਲਦਾ ਮੋਟਰਸਾਈਕਲ ਨਵੀਂ ਲੈ ਲੈਂਦਾ ਗੱਡੀ ਨਵੀਂ ਆ ਜਾਂਦੀ ਹੈ ਕੋਠੀ ਨਵੀਂ ਮਕਾਨ ਬਣਾ ਲੈਂਦਾ ਤੇ ਜਦ ਯਾਦ ਕਸ਼ਮੀਰ ਵਿੱਚ ਹੁੰਦਾ ਰਹਿੰਦਾ ਬੰਦੂਕ ਲੈ ਕੇ ਕੰਗਣ ਫੁੱਟ ਫਿਰਦਾ ਹੁੰਦਾ ਚਲੋ ਯਾਦ ਹੋ ਹੱਲ ਕਿਵੇਂ ਮੰਗਦੇ ਨੇ ਸੁਣੋ ਆ ਜਾਣ ਕੇ ਉਹ ਜੀ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਕੇ ਕਸ਼ਮੀਰ ਦੀ ਧੀਆਂ ਭੈਣਾਂ ਦੀ ਸਾਡੀਆਂ ਬਾਜੀਆਂ ਦੀ ਲੜਕੇ ਹੱਲ ਦੇ ਸਾਥ ਜਾ ਕੇ ਲੈਣਾ ਵੀ ਉਹ ਕਸ਼ਮੀਰ ਵਾਲੀ ਬਾਜੀ ਦੀ ਇੱਜ਼ਤ ਤੈਨੂੰ ਯਾਦ ਹੈ ਤੇਰੀ ਆਪਣੀ ਬਾਜੀ ਸਕੂਲ ਵਿੱਚ ਮੀਨਾ ਬਾਜ਼ਾਰ ਕਰਦੀ ਹੈ ਵੀ ਇਹਦੀ ਇੱਜ਼ਤ ਤੈਨੂੰ ਨਹੀਂ ਯਾਦ ਲਾਹੌਰ ਵਿੱਚ ਹੀਰਾ ਮੰਡੀ ਚੱਲਦੀ ਹੈ ਵੀ ਤੁਹਾਡੇ ਮੁਲਕ ਦੀ ਪੁਲਿਸ ਤੇ ਫੌਜ ਜਿਹੜੀ ਭਾਬੀਆਂ ਦੀ ਮੁਹਾਫੇ ਦੇ ਉਹਦੇ ਨਿਗਰਾਨੀ ਚੱਕਲੇ ਚੱਲ ਰਹੇ ਨੇ ਤੁਹਾਨੂੰ ਇਹ ਇੱਜ਼ਤਾਂ ਯਾਦ ਨਹੀਂ ਤੁਹਾਨੂੰ ਜਿਹੜੀਆਂ ਯੂਨੀਵਰਸਿਟੀ 'ਚ ਲੁੱਟੀਆਂ ਨੇ ਇੱਜ਼ਤਾਂ ਉਹ ਯਾਦ ਨਹੀਂ ਤੁਹਾਨੂੰ ਜਿਹੜੇ ਸਕੂਲਾਂ 'ਚ ਲੁੱਟੀਆਂ ਨੇ ਹਸਪਤਾਲਾਂ 'ਚ ਲੁੱਟੀਆਂ ਨੇ ਬਾਹਰ ਦੇ ਹੁਕਮਰਾਨ ਆਉਂਦੇ ਨੇ ਇੱਥੇ ਲੜਕੀਆਂ ਕੋਲ ਡਾਂਸ ਪੇਸ਼ ਕਰਦੀਆਂ ਨੇ ਇਹ ਇਸ ਤਰ੍ਹਾਂ ਭਾਬੀਆਂ ਨੂੰ ਯਾਦ ਕਿਉਂ ਨਹੀਂ ਆਉਂਦੀਆਂ ਦਰਬਾਰਾਂ ਦੇ ਦਰਬਾਰਾਂ ਚਾਦਰਾਂ ਨਜ਼ਰ ਆ ਗਈਆਂ ਇਹਨੂੰ ਚਾਦਰਾਂ ਨਜ਼ਰ ਆ ਗਈਆਂ ਬਾਬੜੇ ਨੂੰ ਆਪਣੀ ਕੁੜੀ ਨਜ਼ਰ ਨਹੀਂ ਆਈ ਨੱਚਦੀ